ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਤੀਜਾ ਛੰਤ ਸਤਿਗੁਰ ਪ੍ਰਸਾਦ ਆਪਣੇ ਪਿਰ ਕੈ ਰੰਗ ਰਤੀ ਮੋਈਏ ਸੋਭਾਵੰਤੀ ਨਾਰ ਸੱਚੈ ਸ਼ਬਦ ਮਿਲ ਰਹੀ ਮੋਈਏ ਪਿਰ ਸ਼ਬਦ ਮਿਲ ਰਹੀ ਮੋਈਏ ਪਿਰ ਰਾਵੇ ਪਾਏ ਪਿਆਰੇ ਸੱਚੈ ਪਾਏ ਪਿਆਰੀ ਕੰਤ ਸਵਾਰੀ ਹਰ ਹਰ ਸਿਓ ਨਿਹੋਰ ਚਾਇਆ ਗਵਾਇਆ ਤਾਂ ਫਿਰ ਪਾਇਆ ਗੁਰ ਕੈ ਸ਼ਬਦ ਸਮਾਇਆ ਸਾ ਧਨ ਸ਼ਬਦ ਸੁਹਾਈ ਪ੍ਰੇਮ ਕਸਾਈ ਅੰਤਰ ਪ੍ਰੀਤ ਪਿਆਰੀ ਨਾਨਕ ਸਾਧਨ ਮੇਲ ਲਈ ਫਿਰ ਆਪੇ ਸੱਚ ਸਾਹੀ ਸਵਾਰੀ ਨਿਰਗੁਣ ਵੰਤੜੀਏ ਫਿਰ ਦੇਖ ਹਦੂਰ ਰਾਮ ਗੁਰਮੁਖ ਜਿਨੀ ਰਾਵਿਆ ਮੋਈਏ ਫਿਰ ਰਵ ਰਹਿਆ ਭਰਪੂਰੇ ਰਾਮ ਫਿਰ ਰਵ ਰਹਿਆ ਭਰਪੂਰੇ ਵੇਖ ਹਜੂਰੇ ਜੁਗ ਜੁਗ ਏਕੋ ਜਾਤਾ ਤਨ ਬਾਲੀ ਭੋਲੀ ਫਿਰ ਸਹਿਜ ਰਾਵੈ ਮਿਲਿਆ ਕਰਮ ਵਿਧਾਤਾ ਜਿਨ ਹਰ ਰਸ ਚਾਖਿਆ ਸ਼ਬਦ ਸੁਭਾਖਿਆ ਹਰ ਸਰ ਰਹੀ ਭਰਪੂਰ ਨਾਨਕ ਕਾਮਣ ਸਾ ਫਿਰ ਭਾਵੈ ਸਭ ਦੇ ਰਹਿ ਹਦੂਰ ਸੁਹਾਗਣੀ ਜਾਏ ਪੁੱਛੋ ਮੋਈਏ ਜਿਨੀ ਵਿੱਚੋ ਆਪ ਗਵਾਇਆ ਫਿਰ ਕਾ ਹੁਕਮ ਨ ਪਾਇਓ ਮੋਈਏ ਜਿਨੀ ਵਿੱਚੋ ਆਪ ਨਾ ਗਵਾਇਆ ਜਿਨੀ ਆਪ ਗਵਾਇਆ ਤਿਨੀ ਫਿਰ پایا رنگ سے اور علیاں مار سارا رنگ راتی سہج ماتی آن دن نام وکھاڑ کامڑ وڈ پاکی انتر لیو لاگی ہار کا پریم سبھایا نانک کامڑ سہج راتی جنا سچ سیگار بڑایا ہوں میں مار موئیے تو چل گر کے پائے ہار وار راو ہے سدا موئیے نج کار واسا پائے نج کار واسا پائے سبد بجائے سدا سہاگن ناری پیر رلی آلہ جوبن بالا کنت سواری ہر وار سوہاگو مستک پاگو سچ سبد سہائی نانک کامڑ ہر رنگ راتی چل سات گور پائے ہر وار سوہاگو مستک پاگو سچ سبد سہائے نانک کامڑ ہر رنگ راتی جا چل سات گور پائے واہِ گرو جی کا خالصہ واہِ گرو جی کی فتح وڈہنس محلہ تیجا چھنت ایک اوانکار ست گر پرساد اپنے پھر کے رنگ رتی موئیے سو باونتی نارے سچے سبد مل رہی موئیے پھر راوے پائے پیارے